ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਪਤ ਬੁਣਾਇਆ ਕੱਟ ਕੁੱਟ ਕਰ ਖੁੰਭ ਚੜਾਇਆ ਵੇਲ ਪਿੰਜਾਇਆ ਕੱਤ ਕਰ ਖੁੰਭ ਚੜਾਇਆ ਲੋਹਾ ਵੱਢੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਉਂ ਪਤ ਪਾਟੀ ਸਿਫਤੀ ਜੀਵਤ ਜੀਵ ਹੋਏ ਪੁਰਾਣਾ ਕੱਪੜ ਪਟ ਸੂਈ ਧਾਗਾ ਗੰਢ ਮਾਹੋ ਪੱਖ ਕਿਹੋ ਚੱਲ ਨਾਹੀ ਛੰਡ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਟ ਨਾਨਕ ਸਾਹਿਬ ਸੱਚੋ ਸੱਚਾ ਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਕਾਰਤ ਤਿਸ ਕੀ ਅਪਰ ਅਪਾਰ ਸਬਦ ਸਾਣ ਰਖਾਈ ਲਾਏ ਗੁਣ ਕੀ ਥਿੱਕ ਵਿੱਚ ਸਮਾਏ ਸਦਾ ਕੁੱਠਾ ਹੋਵੇ ਸੇਖ ਲੋਹ ਲੱਭ ਨਿਕਥਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਦਾਰ ਦੀਦਾਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬੰਕੁਰਾ ਬੰਕ ਕਾਇਆ ਸਵਾਰ ਗਰਬ ਨ ਕੀ ਜਨਾਨਕਾ मत सिर आवे पार पौड़ी सो सत संगत शब्द मिले जो गुरमुख चले सच त्यायन से सचे जिन हर खर्च धन पल भगत सोहन गुण गावे गुरमत अचल रतन विचार मन वसिया गोर के शब्द फल आपे मेल मिलाए दाल आपे देवड़ियाई वाहो वाहो सच्चे पातशाह श्लोका नाल